ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨੇਕ ਰੂਪ ਰੰਗ ਭੋਗ ਰਸ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨੇਕ ਰੂਪ ਰੰਗ ਭੋਗ ਰਸ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰ ਬੀਰ ਤੀਰਜ ਮਤ ਪੂਰਾ ਸਹਿਜ ਸਮਾਦ ਤੁਨ ਗਹਿਰ ਗੰਭੀਰਾ ਸਦਾ ਮੁਕਤ ਤਾਕੇ ਪੂਰੇ ਕਾਮ ਜਾ ਕਰ ਦਵਸ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਰਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲਕਤ ਨਾਹੀ ਜਾ ਕੇ ਨਾਮ ਬਸੈ ਮਨ ਮਾਹੀ ਦੀਨ ਦਇਆਲ ਗੋਪਾਲ ਗੋਵਿੰਦ ਗੁਰਮੁਖ ਜਪੀਐ ਉਤਰ ਚਿੰਦ ਨਾਨਕ ਕਾ ਗੁਰ ਦੀਆ ਨਾਮ ਸੰਤਨ ਕੀ ਚਹਿਲ ਸੰਤ ਕਾ ਕਾਮ ਦੀਨ ਦਇਆਲ ਗੋਪਾਲ ਗੋਵਿੰਦ ਗੁਰਮੁਖ ਜਪੀਐ ਉਤਰ ਚਿੰਦ नानक को गौर दिया नाम संतन की टहल संत का काम वाहे गुरु जी का खालसा वाहे गुरु जी की फतेह राम कली महला पंजवा कोट जाप ताप विश्राम रिद्ध बुद्ध सिद्ध सुर ज्ञान अनेक रूप रंग भोग रस गोरमुख नाम निमख हृदय वसै।